ਚੱਕਦਾ, ਇੱਕ ਅੱਲੜ ਦੀ ਅੱਖ ਨੇ ਜਵਾਨ ਚੱਕਦਾ। ਕਿਜੇ ਵਿੱਚ ਕਹਿੰਦੇ ਸੀ ਜੋ ਰੱਬ ਰੱਖਦਾ, ਇੱਕ ਅੱਲੜ ਦੀ ਅੱਖ ਨੇ ਜਵਾਨ ਚੱਕਦਾ। ਚੁਣ ਚੁਣ ਗੱਭਰੂ ਜਹਾਨ ਤੋਰਦੇ, ਨੈਣ ਬਾਡਰਾਂ ਤੇ ਜਾਂਦੇ ਜੋ ਪਿੱਤਲ ਛੂਕਦੇ। ਐਂਡ ਮਾਰੇ ਨੇ ਬੰਦੂਕ ਤੇ ਮਸ਼ੂਕਦੇ, ਪੁੱਤ ਕਿੰਨੀਆਂ ਮਾਵਾਂ ਦੇ ਸਿਵਿਆਂ ਚ ਫੂਕਦੇ। ਐਂਡ ਮਾਰੇ ਨੇ ਬੰਦੂਕ ਤੇ ਮਸ਼ੂਕਦੇ, ਪੁੱਤ ਕਿੰਨੀਆਂ ਮਾਵਾਂ ਦੇ ਸਿਵਿਆਂ ਚ ਫੂਕਦੇ। ਖਚਰੇ ਜੇ ਹਾਸੇ ਵਿੱਚ ਹੱਸ ਆ ਗਿਆ, ਮਾੜੀ ਘੜੀ ਵਿੱਚ ਟਾਈਮ ਤੇਰਾ ਚੱਕਿਆ ਗਿਆ। ਕਾਲੀ ਨਾਗਣੀ ਦੀ ਚੱਕ ਪਰਪੋਜ਼ ਹੋ ਗਿਆ, ਤੇਰੀ ਹਾਂ ਹੋ ਗਈ ਤੇ ਮੁੰਡਾ ਪੱਟਿਆ ਗਿਆ। ਸੱਤ ਪੀੜੀਆਂ ਤੋਂ ਜੁੜੇ ਸੱਤ ਕਿੱਲੇ ਸੀ, ਸੱਤ ਪੀੜੀਆਂ ਤੋਂ ਜੁੜੇ ਸੱਤ ਕਿੱਲੇ ਸੀ, ਸੱਤ ਦਿਨਾਂ ਵਿੱਚ ਵਾਰੇ ਤੇਰੇ ਚਿੱਟੇ ਰੂਪ ਤੇ। ਪੁੱਤ ਕਿੰਨੀਆਂ ਮਾਵਾਂ ਦੇ ਸਿਵਿਆਂ ਚ ਫੂਕਦੇ। ਐਂਡ ਮਾਰੇ ਨੇ ਬੰਦੂਕ ਤੇ ਮਸ਼ੂਕਦੇ, ਪੁੱਤ ਕਿੰਨੀਆਂ ਮਾਵਾਂ ਦੇ ਸਿਵਿਆਂ ਚ ਫੂਕਦੇ। ਜਿਹਦੇ ਉੱਤੇ ਪੈਂਟ ਤੇਰੀ ਮਸਾਂ ਖੜਦੀ, ਕਾਤੋਂ ਲੱਕ ਨਾਲ ਬੰਨ ਕੇ ਪਤਾ ਲੱਗੂ ਜਦੋਂ ਲੰਗ ਨੂੰ ਮਲੰਗ ਟੱਕਰੇ, ਭੱਜੇ ਵਾਲੋ ਵਾਣੀ ਕੱਛਾ ਚ ਫਸਾ ਕੇ ਚੱਪਣਾ। ਪੈਂਚਰਾਂ ਦੇ ਵਾਂਗੂ ਹੁੰਦੇ ਵੈਰ ਵੈਰੀਆ, ਪੈਂਚਰਾਂ ਦੇ ਵਾਂਗੂ ਹੁੰਦੇ ਵੈਰ ਮਿੱਠਿਆ, ਜਿਹੜੇ ਦੋ ਤੋਂ ਵੱਧ ਮਾੜੇ ਹੁੰਦੇ ਇੱਕ ਟੂਪ ਤੇ। ਐਂਡ ਮਾੜੇ ਨੇ ਬੰਦੂਕ ਤੇ ਮਸ਼ੂਕਦੇ, ਪੁੱਤ ਕਿੰਨੀਆਂ ਮਾਵਾਂ ਦੇ ਸਿਵਿਆਂ ਚ ਫੂਕਦੇ। ਐਂਡ ਮਾੜੇ ਨੇ ਬੰਦੂਕ ਤੇ ਮਸ਼ੂਕਦੇ, ਪੁੱਤ ਕਿੰਨੀਆਂ ਮਾਵਾਂ ਦੇ ਸਿਵਿਆਂ ਚ ਫੂਕਦੇ। ਕੌਣ ਕਾਹਦਾ ਹਨੇਰੇ ਵਿੱਚ ਤੀਰ ਛੱਡਿਆ, ਤੋਪਾਂ ਜਿਹੇ ਯਾਰ ਅਸਲਾ ਨੀ ਰੱਖਿਆ। ਹੁਣ ਤੇਰਾ ਜਿੰਮੀ ਨਿਰਵੈਲ ਜੱਟੀਏ, ਤੇਰੀ ਅੱਖ ਦਾਰ ਕਾਨੇ ਬਸ ਰਹਿੰਦਾ ਟੱਕਿਆ। ਉਹਨਾਂ ਚਿਰ ਨੀ ਦਵਾਲ ਜਿੰਨਾ ਚਿਰ ਰਹੂਗਾ, ਚਿਰ ਨੀ ਦਵਾਲ ਜਿੰਨਾ ਚਿਰ ਰਹੂਗਾ, ਜਿੰਮੀ ਕੋਟ ਕਪੂਰਾ ਬਾਬੇ ਵਾਲੇ ਰੂਟ ਤੇ। ਐਂਡ ਮਾੜੇ ਨੇ ਬੰਦੂਕ ਤੇ ਮਸ਼ੂਕਦੇ, ਪੁੱਤ ਕਿੰਨੀਆਂ ਮਾਵਾਂ ਦੇ ਸਿਵਿਆਂ ਚ ਫੂਕਦੇ। ਐਂਡ ਮਾੜੇ ਨੇ ਬੰਦੂਕ ਤੇ ਮਸ਼ੂਕਦੇ, ਪੁੱਤ ਕਿੰਨੀਆਂ ਮਾਵਾਂ ਦੇ ਸਿਵਿਆਂ ਚ ਫੂਕਦੇ। ਐਂਡ ਮਾੜੇ ਨੇ ਬੰਦੂਕ ਤੇ ਮਸ਼ੂਕਦੇ, ਪੁੱਤ ਕਿੰਨੀਆਂ ਮਾਵਾਂ ਦੇ ਸਿਵਿਆਂ ਚ ਫੂਕਦੇ। ਐਂਡ ਮਾੜੇ ਨੇ ਬੰਦੂਕ ਤੇ ਮਸ਼ੂਕਦੇ, ਪੁੱਤ ਕਿੰਨੀਆਂ ਮਾਵਾਂ ਦੇ ਸਿਵਿਆਂ ਚ ਫੂਕਦੇ। ਐਂਡ ਮਾੜੇ ਨੇ ਬੰਦੂਕ ਤੇ ਮਸ਼ੂਕਦੇ, ਪੁੱਤ ਕਿੰਨੀਆਂ ਮਾਵਾਂ ਦੇ ਸਿਵਿਆਂ ਚ ਫੂਕਦੇ।